the gear. So, but this body then the busy. Hello, na hi, na miss you, na miss me. Gucci to bina hun love na jean. Desi manje te na dekhi o neen. Maan rakh de apne phir se de. O aati pendu par asi bande se de. Ik tere layi main le aaya landi jeepni o. Tu hi aankh diye pendu eh. Gal theek ni o. ਸਾਂਚੇ ਫਿਰਦੇ ਫਿਰਦੀ ਮੈਂ ਕਰਦੀ ਨਾ ਪਾਈ ਟੋਪੀ ਸਿਰ ਤੇ ਕਦੀ ਨਾ ਬੁੱਲਾ ਮੈਂ ਆਪਣਾ ਪੰਜਾਬ ਉੱਠ ਕੇ ਸੁਬਾ ਉਹ ਪਿੰਡ ਦੀ ਹਵਾ ਮੱਕੀ ਦੀ ਰੋਟੀ ਨਾਲ ਕਾੜੀ ਹੋਈ ਜਾ ਖੁਸ਼ੀ ਸਾਹਮਣੇ ਤੇਰਾ ਬਰਗਰ ਪੀਜ਼ਾ ਇੰਨਾ ਤੂੰ ਕੰਮ ਕਰਦੀ ਫੜ ਕੈਸ਼ ਇੱਕ ਵਾਰੀ ਆ ਕੇ ਦੇਖ ਪਿੰਡ ਦੀ ਕੁੜਤਾ ਪਜਾਮਾ ਮੈਂ ਅਬੋਰ ਤੋਂ ਸਵਾਇਆ ਏ ਦਰਜ਼ੀ ਨੇ ਚੰਗਾ ਪਛਾਣੇ ਉਹ ਸੁਣਦੀ ਲੇਡੀ ਗਾਗਾ ਦੇ ਗਾਣੇ ਪਿੰਡਾਂ ਦੇ ਹੁੰਦੇ ਨੀ ਵੱਖਰੇ ਨਜ਼ਾਰੇ ਅਸੀਂ ਸਿੱਧੇ ਜਹੇ ਬੰਦੇ ਕੋਈ ਜਾਣਦੇ ਨਾ ਤੇਜ਼ੀ ਨੀ ਬੋਲਦੀ ਏ ਜਿਹੜੀ ਪੁੱਠੀ ਜਹੀ ਅੰਗਰੇਜ਼ੀ ਨੀ